ਵਿੱਚੋਂ ਕੱਢ ਗਈ ਏ ਓ ਯਾਰਾ ਦਿਲ ਵਿੱਚੋਂ ਕੱਢ ਗਈ ਏ ਆ ਜਾ ਦੋ ਦੋ ਪੈਕ ਮਾਰੀਏ ਓ ਆ ਜਾ ਦੋ ਦੋ ਪੈਕ ਮਾਰੀਏ ਸਹੇਲੀ ਤੇਰੀ ਵੀ ਤਾਂ ਕੱਢ ਗਈ ਏ ਆ ਜਾ ਦੋ ਦੋ ਪੈਕ ਮਾਰੀਏ ਓ ਆ ਜਾ ਦੋ ਦੋ ਪੈਕ ਮਾਰੀਏ ਸਹੇਲੀ ਤੇਰੀ ਵੀ ਤਾਂ ਕੱਢ ਗਈ ਏ चल चंडीगढ़ सोनिया बथेरिया हो लागे फॉर्चूनर दे उत्ते गेड़ियां होली जी अख दब देंगे पटके को चकवी जई ला सीने ओदे अख देंगे पटके को चकवी जई पटके को चकवी जई ला सीने ओदे अख देंगे ਕੱਢ ਗਈ।